शाहजहान दे ताज महल जी हे जग विच शान निराली वह मुमताज तुला के अखियां हे लगियां दी लज पाली ओ किसे प्यार वफा दे नक्श ने अज भी ओना पत्थरां ते ओथे सादिक इश्क दियां हे नजरां दी रखवाली जे गुरबत कदे कंध ना बनदी सारिया रीझां ला देंदा जे गुरबत कदे कंध ना बनदी सारिया रीझां ला देंदा मैं भी सजना तेरे लियो मैं भी सजना तेरे लिक ताज महल बनवा देंदा जे गुरबत कदे कंध ना बनदी सारिया रीझां ला देंदा सारिया रीझां ला देंदा सारिया रीझां ला देंदा ਸਦਰਾਂ ਦੀ ਹਰ ਇੱਟ ਨੂੰ ਆਪਣੇ ਹੰਝੂਆਂ ਦੇ ਨਾਲ ਧੋਂਦਾ ਮੈਂ ਚਾਵਾਂ ਦੇ ਨਾਲ ਪੋਚਦਾ ਇਹਨੂੰ ਪਿਆਰ ਦੀ ਮਿੱਠੀ ਗਾਉਂਦਾ ਮੈਂ ਸਦਰਾਂ ਦੀ ਹਰ ਇੱਟ ਨੂੰ ਆਪਣੇ ਹੰਝੂਆਂ ਦੇ ਨਾਲ ਧੋਂਦਾ ਮੈਂ ਚਾਵਾਂ ਦੇ ਨਾਲ ਪੋਚਦਾ ਇਹਨੂੰ ਪਿਆਰ ਦੀ ਮਿੱਠੀ ਗਾਉਂਦਾ ਮੈਂ ਫੇਰ ਇਸ ਘਰ ਦੇ ਬੂਹੇ ਉੱਤੇ ਫੇਰ ਇਸ ਘਰ ਦੇ ਬੂਹੇ ਉੱਤੇ ਨਾਮ ਤੇਰਾ ਲਿਖਵਾ ਦੇਂਦਾ ਜੇ ਗੁਰਬਤ ਕਦੇ ਕੰਧ ਨਾ ਬਣਦੀ ਸਾਰੀਆਂ ਰੀਝਾਂ ਲਾ ਦੇਂਦਾ ਸਾਰੀਆਂ ਰੀਝਾਂ ਲਾ ਦੇਂਦਾ ਸਾਰੀਆਂ ਰੀਝਾਂ ਲਾ ਦੇਂਦਾ ਜਿਸ ਰਾਹੋਂ ਆਉਣਾ ਹੁੰਦਾ ਚੁੰਮਦਾ ਉਹਨਾਂ ਰਾਹਾਂ ਨੂੰ ਤੇਰੇ ਨਾਮੇ ਲਿਖ ਛੱਡਦਾ ਮੈਂ ਸੱਜਣਾ ਆਪਣੀਆਂ ਸਾਹਾਂ ਨੂੰ ਤੂੰ ਜਿਸ ਰਾਹੋਂ ਆਉਣਾ ਹੁੰਦਾ ਚੁੰਮਦਾ ਉਹਨਾਂ ਰਾਹਾਂ ਤੇਰੇ ਨਾਮੇ ਲਿਖ ਛੱਡਦਾ ਮੈਂ ਸੱਜਣਾ ਆਪਣੀਆਂ ਸਾਹਾਂ ਸਦਰਾਂ ਦੇ ਫੁੱਲ ਸਜਰੇ ਤੇਰੀਆਂ ਸਦਰਾਂ ਦੇ ਫੁੱਲ ਸਜਰੇ ਤੇਰੀਆਂ ਰਾਹਾਂ ਵਿੱਚ ਵਿਛਾ ਦੇਂਦਾ ਜੇ ਗੁਰਬਤ ਕਦੇ ਕੰਧ ਨਾ ਬਣਦੀ ਸਾਰੀਆਂ ਰੀਝਾਂ ਲਾ ਦੇਂਦਾ ਸਾਰੀਆਂ ਰੀਝਾਂ ਲਾ ਦੇਂਦਾ ਸਾਰੀਆਂ ਰੀਝਾਂ ਲਾ ਦੇਂਦਾ ਆ ਮੜਾ ਕੇ ਟੰਗਦਾ ਪਿਆਰ ਦੀਆਂ ਤਹਿਰੀਰਾਂ ਕਮਰੇ ਦੇ ਵਿੱਚ ਲਾਂਦਾ ਤੇਰੀਆਂ ਸਭ ਤਸਵੀਰਾਂ ਨੂੰ ਸ਼ੀਸ਼ੇ ਵਿੱਚ ਮੜਾ ਕੇ ਟੰਗਦਾ ਪਿਆਰ ਦੀਆਂ ਤਹਿਰੀਰਾਂ ਨੂੰ ਇੱਕ ਕਮਰੇ ਦੇ ਵਿੱਚ ਲਾਂਦਾ ਤੇਰੀਆਂ ਸਭ ਤਸਵੀਰਾਂ ਨੂੰ ਤੇਰੀ ਖਾਤਿਰ ਸੁੰਜੇ ਘਰ ਨੂੰ ਤੇਰੀ ਖਾਤਿਰ ਸੁੰਜੇ ਘਰ ਨੂੰ ਜਨਤਾ ਵਾਂਗ ਸਜਾ ਦੇਂਦਾ ਜੇ ਗੁਰਬਤ ਕਦੀ ਕੰਧ ਨਾ ਬਣਦੀ ਸਾਰੀਆਂ ਰੀਝਾਂ ਲਾ ਦੇਂਦਾ ਸਾਰੀਆਂ ਰੀਝਾਂ ਲਾ ਦੇਂਦਾ ਸਾਰੀਆਂ ਰੀਝਾਂ ਲਾ ਦੇਂਦਾ ਜੇ ਬਾਦਸ਼ਾਹ ਬਣਦਾ ਕਦੀ ਦੇਰ ਨ ਲਾਂਦਾ ਮੈਂ ਪਿਆਰ ਦੇ ਸਿੱਕੇ ਚੱਲਦੇ ਹੋਂਦੇ ਇਸ਼ਕ ਦੀ ਸ਼ਾਨ ਵਧਾਉਂਦਾ ਮੈਂ ਇੱਕ ਦਿਨ ਦਾ ਜੇ ਬਾਦਸ਼ਾਹ ਬਣਦਾ ਕਦੀ ਵੀ ਦੇਰ ਨ ਲਾਂਦਾ ਮੈਂ ਪਿਆਰ ਦੇ ਸਿੱਕੇ ਚੱਲਦੇ ਹੋਂਦੇ ਇਸ਼ਕ ਦੀ ਸ਼ਾਨ ਵਧਾਉਂਦਾ ਮੈਂ ਤੇਰਾ ਸਾਦਿਕ ਤੇਰੇ ਲਈ ਵੇ ਤੇਰਾ ਸਾਦਿਕ ਤੇਰੇ ਲਈ ਇੱਕ ਵੱਖਰਾ ਦੇਸ ਵਸਾ ਦੇਂਦਾ ਜੇ ਗੁਰਬਤ ਕਦੇ ਕੰਧ ਨਾ ਬਣਦੀ ਸਾਰੀਆਂ ਰੀਝਾਂ ਲਾ ਦੇਂਦਾ ਮੈਂ ਵੀ ਸੱਜਣਾ ਤੇਰੇ ਲਈ ਓ ਮੈਂ ਵੀ ਸੱਜਣਾ ਤੇਰੇ ਲਈ ਇੱਕ ਤਾਜ ਮਹਿਲ ਬਣਵਾ ਦੇਂਦਾ ਜੇ ਗੁਰਬਤ ਕਦੇ ਕੰਧ ਨਾ ਬਣਦੀ ਸਾਰੀਆਂ ਰੀਝਾਂ ਲਾ ਦੇਂਦਾ ਸਾਰੀਆਂ ਰੀਝਾਂ ਲਾ ਦੇਂਦਾ ਸਾਰੀਆਂ ਰੀਝਾਂ ਲਾ ਦੇਂਦਾ।